ਨੱਚ ਦੀਆਂ ਸਿੱਟੀਆਂ ਤੇ ਨਾਲ ਤਾਰੀਆਂ, ਤੇਰੇ ਨਾਲ ਨੱਚ ਨੱਚ ਸਭ ਹਾਰੀਆਂ। ਵੱਜ ਦੀਆਂ ਸਿੱਟੀਆਂ ਤੇ ਨਾਲ ਤਾਰੀਆਂ, ਤੇਰੇ ਨਾਲ ਨੱਚ ਨੱਚ ਸਭ ਹਾਰੀਆਂ। ਤੇਰਾ ਨੱਚ ਲਾਇਆ ਦਾਵਾਂ ਨਾਲ, ਚੁੰਮਣਾ ਹਵਾਵਾਂ ਨਾਲ, ਸੀਨਿਆਂ ਚ ਡੰਗ ਮਾਰਦਾ। ਲੋਕੀ ਸਾਰੇ ਲੋਕੀ ਸਾਰੇ ਨੋਟ ਮਾਰਦੇ ਨੀ, ਮੱਟਾ ਕੱਟ ਕੇ ਤੇਰੇ ਤੋਂ ਬਿੱਲ ਮਾਰਦਾ। ਲੋਕੀ ਸਾਰੇ ਨੋਟ ਮਾਰਦੇ ਨੀ, ਮੱਟਾ ਕੱਟ ਕੇ ਤੇਰੇ ਤੋਂ ਬਿੱਲ ਮਾਰਦਾ। ਲੋਕੀ ਸਾਰੇ ਲੋਕੀ ਸਾਰੇ ਨੋ